ਕਿੱਦਿਆਂ ਦੀ ਟਾਣੀ ਤੜਕੇ ਬਣ ਜਾ ਤੂੰ ਕਿੱਦਿਆਂ ਦੀ ਰਾਣੀ ਖੜਕੇ ਵੀ ਹੁਣ ਮੁੰਡਿਆਂ ਦੀ ਟਾਣੀ ਤੜਕੇ ਬਣ ਜਾ ਤੂੰ ਕਿੱਦਿਆਂ ਦੀ ਰਾਣੀ ਖੜਕੇ ਪਾ ਦੇ ਇੱਕ ਬੋਲੀ ਤੂੰ ਜਵਾਰ ਚੜਕੇ ਹਾਏ ਜਵਾਰ ਚੜਕੇ ਘੁੰਮ ਕੇ ਤੂੰ ਦੇ ਦੇ ਇੱਕ ਕਿਹੜਾ ਹਾਏ